ਅੱਖੀਆਂ ਤੋਂ ਦੂਰ ਤੂੰ ਜਾਨ ਤੋਂ ਵੀ ਪਿਆਰੀ ਦੱਸ ਜਾਣਾ ਚਾਹੁੰਦੀ ਦੂਰ ਕਿਉਂ ਤੈਨੂੰ ਸੌਂ ਲੱਗੇ ਨਾ ਜਾ ਮੇਰੀ ਅੱਖੀਆਂ ਤੋਂ ਦੂਰ ਤੂੰ ਜਾਨ ਤੋਂ ਵੀ ਪਿਆਰੀ ਦੱਸ ਜਾਣਾ ਚਾਹੁੰਦੀ ਦੂਰ ਕਿਉਂ ਲੇਟ ਨਾਈਟ ਕੀਤਾ ਤੈਨੂੰ ਕਾਲ ਤੂੰ ਚੱਕਿਆ ਨਹੀਂ ਸਾਰੁਕ ਸੀ ਗਿਆ I swear I'm gonna die tonight ਦੇ ਗੱਲਾਂ ਦਾ ਜਵਾਬ ਦਿਲ ਟੁੱਟ ਸੀ ਗਿਆ ਓਏ ਅੱਧੀ ਰਾਤ ਹੋਈ ਉਹਦੀ ਯਾਦਾਂ ਨੇ ਮੈਨੂੰ ਘੇਰ ਲਿਆ ਹਾਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂੰ ਛੇੜ ਲਿਆ ਯਾਦਾਂ ਨੇ ਮੈਨੂੰ ਘੇਰ ਲਿਆ ਹਾਏ ਓਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂੰ ਛੇੜ ਲਿਆ ਛੇੜ ਲਿਆ ਖਾਤਾ ਨਿਭਾਤਾ ਵਾਦੇ ਵੋ ਸਾਰੇ ਜੋ ਹਾਥੋਂ ਕੋ ਲੇਕੇ ਇਨ ਹਾਥੋਂ ਮੈਂ ਤੂਨੇ ਕਹਾ ਥਾ ਆਦਤ ਨਹੀਂ ਮੁਝਕੋ ਰੋਨੇ ਕੀ ਪਰ ਆਂਖੋਂ ਸੇ ਆਂਸੂ ਫਿਸਲ ਜਾਤੇ ਹੈ ਨਾ ਕਰਨਾ ਚਾਹੂੰ ਪਰ ਬਾਤੋਂ ਮੈਂ ਅਕਸਰ ਤੇਰੇ ਹੀ ਕਿੱਸੇ ਨਿਕਲ ਆਤੇ ਹੈ ਦਿਲ ਕਹੇ ਮੇਰਾ ਉਸੇ ਪਿਆਰ ਕਰਨਾ ਛੋੜ ਦੇ ਸੇਮ ਟੂ ਸੇਮ ਜੈਸੇ ਹੋ ਗਈ ਛੋੜ ਕੇ ਚੱਲ ਲੈਦਾ ਕਰ ਮੇਰਾ ਜੋ ਵੀ ਤੇਰੇ ਕੋਲ ਲਾ ਕੇ ਸਭ ਕੁਛ ਮੈਨੂੰ ਮੇਰਾ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਚੱਲ ਚੱਲ ਚੱਲ ਚੱਲ ਚੱਲ ਚੱਲ ਚੱਲ ਚੱਲ ਲੈਦਾ ਕਰ ਮੇਰਾ ਜੋ ਵੀ ਤੇਰੇ ਕੋਲ ਲਾ ਕੇ ਸਭ ਕੁਛ ਮੈਨੂੰ ਮੇਰਾ ਮੋੜ ਦੇ ਹਾਸੇ ਬਣ ਹੰਝੂ ਸਾਡੀ ਅੱਖੀਆਂ ਚੋਂ ਬਹਿ ਗਏ ਤੂੰ ਹੁੰਦੇ ਹੁੰਦੇ ਦੂਰ ਹੋ ਗਈ ਅਸੀਂ ਇਕੱਲੇ ਰਹਿ ਗਏ ਹਾਸੇ ਬਣ ਹੰਝੂ ਸਾਡੀ ਅੱਖੀਆਂ ਚੋਂ ਬਹਿ ਗਏ ਤੂੰ ਹੁੰਦੇ ਹੁੰਦੇ ਦੂਰ ਹੋ ਗਈ ਅਸੀਂ ਇਕੱਲੇ ਰਹਿ ਗਏ ਚੱਲੀ ਮੈਨੂੰ ਕਾਤੋਂ ਤੇਰਾ ਕੀ ਹੋਈ ਸੀ ਖਤਾ ਕਿਉਂ ਦਿਲੋਂ ਕੱਢਤਾ ਉਹ ਕਿੱਦਾਂ ਸਰੂ ਹੁਣ ਬਿਨ ਤੇਰੇ ਦਿਨ ਕਹਿੰਦੀ ਤਾਰੇ ਗਿਨ ਗਿਨ ਵਫਾ ਨਾ ਕਰ ਪਾਈ ਬੇਵਫਾ ਉਹਦੀ ਯਾਦਾਂ ਨੇ ਮੈਨੂੰ ਘੇਰ ਲਿਆ ਹਾਏ ਓਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂੰ ਛੇੜ ਲਿਆ ਓਏ ਰਾਤ ਹੋਈ ਉਹਦੀ ਯਾਦਾਂ ਨੇ ਮੈਨੂੰ ਘੇਰ ਲਿਆ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂੰ ਛੇੜ ਲਿਆ ਛੇੜ ਲਿਆ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ